ਮੈਨੂੰ ਜੀ ਲੈਣ ਦੇ, ਮੈਨੂੰ ਜੀ ਲੈਣ ਦੇ, ਅੱਖਾਂ ਦੇ ਤੇਰੇ ਪੈਮਾਨੇ ਨੂੰ ਮੈਨੂੰ ਪੀ ਲੈਣ ਦੇ, ਮੈਨੂੰ ਪੀ ਲੈਣ ਦੇ, ਰਸਮਾਂ ਰਿਵਾਜਾਂ ਨੂੰ ਛੋੜ ਕੇ ਆ ਜਾ, ਮੇਰੇ ਵੱਲ ਰੁੱਖ ਮੋੜ ਕੇ ਆ ਜਾ, ਆ ਜਾ ਨਾ ਆ ਜਾ ਸਭ ਛੋੜ ਕੇ ਆ ਜਾ, ਤੇਰੀ ਰੂਹ ਤੋਂ ਨਿਕਲੀਆਂ ਗੱਲਾਂ ਨੂੰ ਮੈਨੂੰ ਸੁਣ ਲੈਣ ਦੇ, ਮੈਨੂੰ ਸੁਣ ਲੈਣ ਦੇ, ਤੇਰੇ ਤੋਂ ਸ਼ੁਰੂ ਹੋਵੇ ਮੇਰੀ ਸ਼ਾਮ ਤੇਰੇ ਤੋਂ ਢਲੇ, ਮੇਰੀ ਗੱਲਾਂ ਵਿੱਚ ਤੂੰ ਰਹਿੰਦੀ ਹੈ ਮੇਰੇ ਸਾਥ ਤੇਰੇ ਤੋਂ ਚਲੇ, ਮੇਰੇ ਹੱਥਾਂ ਦੀ ਲਕੀਰਾਂ ਵਿੱਚ ਤੇਰਾ ਨਾਂ ਲਿਖ ਲੈਣ ਦੇ, ਹੈ ਤੇਰਾ ਨਾਂ ਲਿਖ ਲੈਣ ਦੇ, ਸਾਰੀ ਦੁਨੀਆ ਦੇ ਗਮ ਮੇਰੇ ਹੋ ਲੈਣ ਦੇ, ਲਬ ਤੇ ਤੇਰੇ ਖੁਸ਼ੀਆਂ ਹੋਣ ਦੁਆ ਮੰਗ ਲੈਣ ਦੇ, ਹੁਣ ਜਿੰਦੜੀ ਜਿੰਨੀ ਹੋ ਮੇਰੀ ਤੇਰਾ ਨਾਂ ਲੈ ਲੈਣ ਦੇ, ਤੇਰਾ ਨਾਂ ਲੈ ਲੈਣ ਦੇ, ਤੇਰੇ ਇਸ਼ਕ ਦੀ ਚਾਰ ਦੀਵਾਰੀ ਵਿੱਚ ਮੈਨੂੰ ਜੀ ਲੈਣ ਦੇ, ਮੈਨੂੰ ਜੀ ਲੈਣ ਦੇ, ਅੱਖਾਂ ਦੇ ਤੇਰੇ ਪੈਮਾਨੇ ਨੂੰ ਮੈਨੂੰ ਪੀ ਲੈਣ, ਰਸਮਾਂ ਰਿਵਾਜਾਂ ਨੂੰ ਛੋੜ ਕੇ ਆ ਜਾ, ਮੇਰੇ ਵੱਲ ਰੁੱਖ ਮੋੜ ਕੇ ਆ ਜਾ, ਆ ਜਾ ਨਾ ਆ ਜਾ ਸਭ ਛੋੜ ਕੇ ਆ ਜਾ, ਤੇਰੀ ਰੂਹ ਤੋਂ ਨਿਕਲੀਆਂ ਗੱਲਾਂ ਨੂੰ ਮੈਨੂੰ ਸੁਣ ਲੈਣ ਦੇ।